ਲੋ ਜੀ ਪੇਸ਼ ਹੈ ਬੜੀ ਸਪੈਸ਼ਲ ਡਿਮਾਂਡ ਤੇ ਵਿਆਹ ਵਾਲੀ ਗੱਲਾਂ ਬੜੀ ਧਿਆਨ ਨਾਲ ਨਹੀਂ ਸੁਣਨਾ ਇੰਜੋਏ ਕਰਕੇ ਸੁਣੋ ਨੱਚੋ ਹਲੇ ਦੀ ਫੇਰ ਨਹੀਂ।